ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਦੁਲੇ ਅਵਰੇ ਕਰਮ ਕਮਾਹੇ ਜਮਦਾਰ ਬੱਦੇ ਮਾਰੀਐ ਹੈ ਫੇਰ ਵਿਸਤਾ ਮਾਹੇ ਪਚਾਹੇ ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਦੁਲੇ ਅਵਰੇ ਕਰਮ ਕਮਾਹੇ ਜਮਦਾਰ ਬੱਦੇ ਮਾਰੀਆ ਹੈ ਫੇਰ ਵਿਸਤਾ ਮਾਹੇ ਪਚਾਹੇ ਮਹੱਲਾ ਤੀਜਾ ਨਾਨਕ ਸਤ ਗੁਰ ਸੇਵ ਹੈ ਆਪਣਾ ਸੇ ਜਾਨ ਸੱਚੇ ਪਰਵਾਨ ਹਰ ਕਾ ਨਾਏ ਸਮਾਏ ਰਹੇ ਚੁੱਕਾ ਆਵਣ ਜਾਣ ਪੌੜੀ ਧਨ ਸੰਪੈ ਮਾਇਆ ਸੰਚੀਆ ਅੰਤੇ ਦੁਖਦਾਈ ਘਰ ਮੰਦਰ ਮਹਿਲ ਸਵਾਰੀਆ ਹੈ ਕਿਛੋ ਸਾਥ ਨ ਜਾਈ ਹਰ ਰੰਗੀ ਤੁਰੇ ਨਿਤ ਪਾਲੀਆ ਹੈ ਕਿਤਾ ਕਾਮ ਨ ਆਈ ਜਾਨ ਲਾਭ ਹੋ ਚਿੱਤ ਹਰ ਨਾਮ ਸਿਓ ਅੰਤ ਹੋਏ ਸਖਾਈ ਜਾਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਜਨ ਲਾਭ ਚਿੱਤ ਹਾਰੇ ਨਾਮ ਸਿਓ ਅੰਤ ਹੋਏ ਸਖਾਈ ਜ ਗਿਆਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਤੀਜਾ ਨਾਨਕ ਨਾਮ ਨਾ ਚੇਤਨੀ ਅਗਿਆਨੀ ਅੰਦੁਲੇ ਅਵਰੇ ਕਰਮ ਕਮਾਹੇ ਜਾਮਦਾਰੇ ਬੱਧੇ ਮਾਰੀ ਆਇਆ ਹੈ ਫਿਰ ਵਿਸਟਾ ਮਾਹੇ ਪਚਾਹੇ।